ਜਾਵੀਂ ਕਦੇ ਮੈਥੋਂ ਦੂਰ, ਤੇਰੀ ਦੂਰੀ ਨਹੀਂ ਉਹ ਮੰਜ਼ੂਰ। ਨਾ ਜਾਵੀਂ ਕਦੇ ਮੈਥੋਂ ਦੂਰ, ਤੇਰੀ ਦੂਰੀ ਨਹੀਂ ਉਹ ਮੰਜ਼ੂਰ। ਨਜ਼ਰਾਂ ਦੇ ਨਾਲ ਨਜ਼ਰਾਂ ਮਿਲਾ ਗਲੇ ਲੱਗ ਜਾ।